ਜ਼ਿੰਦਗੀ ਤੇਰੇ ਰੰਗੋਂ ਸੇ ਰੰਗਦਾਰੀ ਨਾ ਹੋ ਪਾਈ ਲਮਹਾ ਲਮਹਾ ਕੋਸ਼ਿਸ਼ ਕੀ ਪਰ ਯਾਰੀ ਨਾ ਹੋ ਪਾਈ ਜ਼ਿੰਦਗੀ ਤੇਰੇ ਰੰਗੋਂ ਸੇ ਰੰਗਦਾਰੀ ਨਾ ਹੋ ਪਾਈ ਲਮਹਾ ਲਮਹਾ ਕੋਸ਼ਿਸ਼ ਕੀ ਪਰ ਯਾਰੀ ਨਾ ਹੋ ਪਾਈ ਤੂੰ ਲਾਗੇ ਮੁਝੇ ਦੁਸ਼ਮਨ ਸੀ ਕਭੀ ਲਗੇ ਧੜਕਨ ਸੀ ਜੁੜੀ ਜੁੜੀ ਬਾਤੇ ਹੈ ਟੂਟੇ ਹੋਏ ਮਨ ਕੀ ਤੂੰ ਲਾਗੇ ਮੁਝੇ ਦੁਸ਼ਮਨ ਸੀ ਕਭੀ ਲਗੇ ਧੜਕਨ ਸੀ ਜੁੜੀ ਜੁੜੀ ਬਾਤੇ ਹੈ ਟੂਟੇ ਹੋਏ ਮਨ ਕੀ ਰੰਗਦਾਰੀ ਰੰਗਦਾਰੀ ਰੰਗਦਾਰੀ ਰੰਗਦਾਰੀ ਆਖੋਂ ਸੇ ਨਾ ਛੂਟੇਗੀ ਖਾਬੋਂ ਕੀ ਰੰਗਦਾਰੀ ਰੰਗਦਾਰੀ ਰੰਗਦਾਰੀ ਰੰਗਦਾਰੀ ਰੰਗਦਾਰੀ ਰਾਹੋਂ ਸੇ ਨਾ ਰੂਠੇਗੀ ਮੰਜ਼ਿਲ ਕੀ ਰੰਗਦਾਰੀ ਪਾਗਲ ਸੀ ਆਸਮਾਂ ਕੇ ਬਾਦਲ ਸੀ ਬਰਸੀ ਤੋ ਧੁਲ ਜਾਏਗੀ ਰੋਸ਼ਨੀ ਕਾਜਲ ਸੀ ਯੇ ਖਾਹਿਸ਼ ਹੈ ਪਾਗਲ ਸੀ ਆਸਮਾਂ ਕੇ ਬਾਦਲ ਸੀ ਬਰਸੀ ਤੋ ਧੁਲ ਜਾਏਗੀ ਰੋਸ਼ਨੀ ਕਾਜਲ ਸੀ ਰੰਗਦਾਰੀ ਰੰਗਦਾਰੀ ਰੰਗਦਾਰੀ ਰੰਗਦਾਰੀ ਰੰਗਦਾਰੀ ਆਖੋਂ ਸੇ ਨਾ ਛੁਟੇਗੀ ਖਾਬੋਂ ਕੀ ਰੰਗਦਾਰੀ ਰੰਗਦਾਰੀ ਰੰਗਦਾਰੀ ਰੰਗਦਾਰੀ ਰੰਗਦਾਰੀ ਰਾਹੋਂ ਸੇ ਨਾ ਰੁਠੇਗੀ ਮੰਜ਼ਿਲ ਕੀ ਰੰਗਦਾਰੀ ਓ ਜ਼ਿੰਦਗੀ ਤੇਰੇ ਰੰਗੋਂ ਸੇ ਰੰਗਦਾਰੀ ਨਾ ਹੋ ਪਾਈ ਲਮਹਾ ਲਮਹਾ ਕੋਸ਼ਿਸ਼ ਕੀ ਪਰ ਯਾਰੀ ਨਾ ਹੋ ਪਾਈ ਓ ਜ਼ਿੰਦਗੀ ਤੇਰੇ ਰੰਗੋਂ ਸੇ ਰੰਗਦਾਰੀ ਨਾ ਹੋ ਪਾਈ ਲਮਹਾ ਲਮਹਾ ਕੋਸ਼ਿਸ਼ ਕੀ ਪਰ ਯਾਰੀ ਨਾ ਹੋ ਪਾਈ ਰੰਗਦਾਰੀ।